ਸਾਕੂ ਪ੍ਰੋਡਕਸ਼ਨ। ਜਾਊਂਗਾ ਮੈਂ ਪੱਥਰਾਂ ਨੂੰ ਚੀਰਦਾ, ਜਾਊਂਗਾ ਮੈਂ ਪੱਥਰਾਂ ਨੂੰ ਚੀਰਦਾ, ਭਾਵੇਂ ਪੈਰਾਂ ਚ ਪੁਚਾਲੇ। ਤੂੰ ਸਿਰ ਉੱਤੇ ਚੁੰਨੀ ਰੱਖੀ ਸੋਹਣੀਏ, ਮੇਰੀ ਮੁੱਛ ਦਾ ਸਵਾਲ ਏ। ਕਿਸੇ ਗੱਲੋਂ ਫਿੱਕੇ ਜੇ ਨਾ ਪੈ ਦੀਏ, ਕਿਸੇ ਗੱਲ ਦਾ ਖਿਆਲ ਏ। ਸਿਵਾਏ ਕਿ ਤੋਂ ਡਰਦਾ ਨਹੀਂ, ਮਾੜੇ ਬੰਦਿਆਂ ਦਾ ਪਾਣੀ ਭਰਦਾ ਨਹੀਂ, ਨਹੀਂ ਮੈਂ ਮਾੜੇ ਬੰਦਿਆਂ ਦਾ ਪਾਣੀ ਭਰਦਾ ਨਹੀਂ। ਰੱਬ ਤੋਂ ਸਿਵਾਏ ਕਿ ਤੋਂ ਡਰਦਾ ਨਹੀਂ, ਮਾੜੇ ਬੰਦਿਆਂ ਦਾ ਪਾਣੀ ਭਰਦਾ ਨਹੀਂ, ਨਹੀਂ ਮੈਂ ਮਾੜੇ ਬੰਦਿਆਂ ਦਾ ਪਾਣੀ ਭਰਦਾ ਨਹੀਂ। ਜ਼ਿੰਦਗੀ ਨੂੰ ਜੀਣਾ ਏ ਅਣਖਣਾ, ਮੇਰੇ ਦਿਲ ਦੀ ਮਿਸਾਲ ਏ। ਤੂੰ ਸਿਰ ਉੱਤੇ ਚੁੰਨੀ ਰੱਖੀ ਸੋਹਣੀਏ, ਮੇਰੀ ਮੁੱਛ ਦਾ ਸਵਾਲ ਏ। ਕਿਸੇ ਗੱਲੋਂ ਫਿੱਕੇ ਜੇ ਨਾ ਪੈ ਜਾਈਏ, ਕਿਸੇ ਗੱਲ ਦਾ ਖਿਆਲ। ਮਾਲਕ ਹੀ ਬਖਸ਼ ਤਰੱਕੀਆਂ, ਇਹ ਤਾਂ ਕਰਮਾਂ ਦੀ ਟਾਲੇ। ਤੂੰ ਸਿਰ ਉੱਤੇ ਚੁੰਨੀ ਰੱਖੀ ਸੋਹਣੀਏ, ਮੇਰੀ ਮੁੱਛ ਦਾ ਸਵਾਲ ਏ। ਕਿਸੇ ਗੱਲੋਂ ਫਿੱਕੇ ਜੇ ਨਾ ਪੈ ਜਾਈਏ, ਕਿਸੇ ਗੱਲ ਦਾ ਖਿਆਲ। ਤੇਰੇ ਮਾਪਿਆਂ ਦੇ ਪੈਰੀ ਪੈ ਕੇ ਆਇਆ ਹਾਂ, ਇਸੇ ਕਰਕੇ ਤਾਂ ਤੈਨੂੰ ਲੈ ਕੇ ਆਇਆ ਹਾਂ, ਨਹੀਂ ਇਸੇ ਕਰਕੇ ਤਾਂ ਤੈਨੂੰ ਲੈ ਕੇ ਆਇਆ ਹਾਂ। ਤੇਰੇ ਮਾਪਿਆਂ ਦੇ ਪੈਰੀ ਪੈ ਕੇ ਆਇਆ ਹਾਂ, ਇਸੇ ਕਰਕੇ ਤਾਂ ਤੈਨੂੰ ਲੈ ਕੇ ਆਇਆ ਹਾਂ, ਨਹੀਂ ਇਸੇ ਕਰਕੇ ਤਾਂ ਤੈਨੂੰ ਲੈ ਕੇ ਆਇਆ ਹਾਂ। ਦਰਸ਼ਨ ਲੱਖੇ ਵਾਲਾ ਮੰਨਦਾ ਉਸ ਰੱਬ ਦਾ।